ਵੇ ਕੁੜੀਆਂ ਤੇ ਮੁੰਡਿਆਂ ਚ ਬਹਿਣ ਲੱਗ ਪੇ ਉਹ ਪਿੰਡ ਛੱਡ ਚੰਡੀਗੜ੍ਹ ਰਹਿਣ ਲੱਗ ਪੇ ਕੁੜੀਆਂ ਤੇ ਮੁੰਡਿਆਂ ਚ ਬਹਿਣ ਲੱਗ ਪੇ ਸਾਰਿਆਂ ਹੀ ਯਾਰਾਂ ਦੀਆਂ ਸੋਹਣੀਆਂ ਸਹੇਲੀਆਂ ਕਿਸੀ ਵਾਲਾ ਦੇਰ ਬਲਕਾਰ ਲੈ ਗਿਆ ਉਹ ਸਾਡੇ ਧੱਕੇ ਨਾਲ ਗਾਲੋ ਜਿਹੀ ਗੱਲ ਪੈ ਗਈ ਤੇ ਸੋਹਣੀ ਮਿੱਤਰੋ ਬਠਿੰਡੇ ਵਾਲਾ ਯਾਰ ਲੈ ਗਿਆ ਉਹ ਸਾਡੇ ਧੱਕੇ ਨਾਲ ਸੋਹਣੀ ਮਿੱਤਰੋ ਬਠਿੰਡੇ ਵਾਲਾ ਯਾਰ ਲੈ ਗਿਆ ਉਹ ਸਾਡੇ ਧੱਕੇ ਨਾਲ ਕਾਲੋ ਜਿਹੀ ਗੱਲ ਪੈ ਗਈ ਤੇ ਸੋਹਣੀ ਮਿੱਤਰੋ ਬਠਿੰਡੇ ਵਾਲਾ ਯਾਰ ਲੈ ਗਿਆ ਰਾਤੀ ਸ਼ਮੋ ਦੇ ਰੂਮ ਵਿੱਚ ਡੇਰਾ ਹੁੰਦਾ ਸੀ ਕਿਹੜੀ ਰੂਟ ਉੱਤੇ ਨਿੱਤ ਗੇੜਾ ਹੁੰਦਾ ਸੀ ਰਾਤੀ ਸ਼ਮੋ ਦੇ ਰੂਮ ਵਿੱਚ ਡੇਰਾ ਹੁੰਦਾ ਸੀ ਯਾਰ ਮਨੂ ਦੀ ਚੜਾਈ ਸਾਨੂੰ ਜਿਹਦੇ ਉੱਤੇ ਮਾੜੀ ਘੜੀ ਸਾਡੇ ਰਾਹ ਕੇ ਤੂੰ ਹੱਡੀ ਬਹਿ ਗਿਆ ਸਾਡੇ ਧੱਕੇ ਨਾਲ ਗਾਲੋ ਜਿਹੀ ਗੱਲ ਪੈ ਗਈ ਤੇ ਸੋਹਣੀ ਮਿੱਤਰੋ ਬਠਿੰਡੇ ਵਾਲਾ ਯਾਰ ਲੈ ਗਿਆ ਉਹ ਸਾਡੇ ਧੱਕੇ ਨਾਲ ਸੋਹਣੀ ਮਿੱਤਰੋ ਬਠਿੰਡੇ।